आजा कुड़िए नी तेनू प्यार करा नी तेरे ना ते ते ते ते ते ते ते it easier for me to come and just talk to you. Every time we spin about, I'm thinking about 3 years. You met me with my crew. I'ma lay it right down on the line. I just wanna watch you as you whine. And I love it when you push it up harder. ਜਾਣੇ ਮੁੰਡੇ ਤੇਰੀਆਂ ਗੱਲਾਂ ਕਰਦੇ ਨੀ ਕੁੱਤ ਲਾਉਂਦੀ ਸਾਰਿਆਂ ਦੇ ਨਾਲ ਲਾਹਰੇ ਸੋ ਰੱਬ ਦੀ ਨੀ ਮੇਰੀ ਗੱਲ ਮੰਨ ਲੈਣੀ ਤੈਨੂੰ ਇੱਕ ਦਿਨ ਪੱਕੂ ਮੈਂ ਹੀ ਨਾਹਰੇ ਤੇਰੇ ਰੂਪ ਤੇ ਪੈਣ ਦੀ ਸ਼ਿਕਾਰੇ ਦਿਲ ਲੁੱਟੇ ਤਾਂ ਬੜੇ ਮੁੱਟੇ ਆਹਰੇ ਤੈਨੂੰ ਦੇਖ ਬਿਨਾਂ ਮੈਂ ਮਰ ਜਾਵਾਂ Push it up on me, up on me harder. Maybe girl, won't you push it up on me, up on me harder. Maybe this evening is all over, your body right. That we've been laughing and joking it all night. Both of us know inside.